Chris D. I'm a lucky Danny Botel, I'm a corner. ਗਿਦਾਨੀ ਬੋਤਲਾ ਮਕਾਉਣ ਨੂੰ ਚਿੱਤ ਕਰੀ ਜਾਵੇ ਸਾਡਾ ਪੈਗ ਲਾਉਣ ਨੂੰ ਟੈਮ ਲੱਗਦਾਨੀ ਬੋਤਲਾ ਮਕਾਉਣ ਨੂੰ ਮੇਰੀ ਕਾਰ ਖਾ ਕੇ ਨਾਗਣੀ ਬਲੈਕ ਅੱਖਾਂ ਕਰਦੀਆਂ ਵਾਰ ਯਾਦ ਆਉਂਦੇ ਮੈਨੂੰ ਬਿੰਦੂ ਤੇਰੇ ਕੋਲ ਤੇ ਕਰਾਰ ਜਿਹੜੇ ਪਿਆਰ ਵਿੱਚ ਲੰਘੇ ਬਿਨੋ ਪੂਰੇ ਤਿੰਨ ਸਾਲ ਕਰਾਂਗਾ ਹੁਣ ਮੈਂ ਆਪਣੇ ਸ਼ਬਦਾਂ ਦੇ ਵਾਰ ਦੇਖੋ ਕਾਰ ਜੇ ਸੈਂਡੀ ਖੜੇ ਪ੍ਰਿੰਸ ਦੀ ਨਾਲ ਤੁਹਾਨੂੰ ਜੀ ਐਮ ਨੇ ਲਿਖਿਆ ਦੇਖੋ ਪੂਰੀ ਰੀਜ ਨਾਲ ਸਿਪ ਸਿਪ ਕਰ ਕਰਾਂ ਬੋਤਲਾਂ ਮੈਂ ਖਾਲੀ ਬਿਨੋ ਪਿਆਰ ਤੇਰੇ ਚ ਸਾਡਾ ਹੋਇਆ ਬੁਰਾ ਹਾਲ ਸ਼ਾਮੀ ਚੱਲਦੀ ਬਲੈਕ ਡੌਗੀ।